ਤਾਂ ਜਗੂ ਜਿੱਥੇ ਜਾਵੇ ਤੂੰ ਉੱਥੇ ਜਾਵੇ ਦਿਲ ਦੱਸ ਕੀ ਮੈਂ ਕਰੂੰ ਜੋ ਤੂੰ ਰੁੱਸ ਜਾਣੀ ਏ ਦਿਲ ਜੇ ਟੁੱਟ ਜਾਣੀ ਏ ਤੇਰੇ ਸੰਗ ਸੰਗ ਰਾਹ ਸਾਰੀ ਕੱਟ ਜਾਣੀ ਏ ਜੋ ਤੂੰ ਰੁੱਸ ਜਾਣੀ ਏ ਦਿਲ ਜੇ ਟੁੱਟ ਜਾਣੀ ਏ ਤੇਰੇ ਸੰਗ ਸੰਗ ਰਾਹ ਸਾਰੀ ਕੱਟ ਜਾਣੀ ਏ ਮੈਂ ਤਾਂ ਤੇਰੇ ਨਾਲ ਰਹਿਣਾ ਮਨ ਇੰਨਾ ਮੇਰਾ ਕਹਿਣਾ ਮੇਰੀ ਅੱਖੀਓ ਸੇ ਹੋਣਾ ਕਦੀ ਦੂਰ ਨਾ ਤੇਰੇ ਬਿਨ ਤੇਰੇ ਬਿਨ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਸਭ ਛੱਡ ਜਾਏ ਤੂੰ ਨਾ ਮੈਨੂੰ ਛੋੜਨਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਸੰਗ ਸੰਗ ਰਹਿ ਕੇ ਮੈਂ ਰੰਗ ਜਾਊਂ ਤੇਰੇ ਰੰਗ ਤੇਰੀ ਨੀਂਦ ਸੇ ਖਵਾਬ ਮੈਂ ਆਪਣਾ ਜੋੜ ਲੂੰ ਤੂੰ ਸਾਥ ਨਾ ਹੋ ਤੋ ਚਾਰ ਕਦਮ ਨਾ ਚੱਲ ਪਾਊਂ ਤੇਰੀ ਰਾਹ ਪੇ ਰਾਹ ਮੈਂ ਆਪਣੀ ਮੋੜ ਦੂੰ ਸੱਚੀ ਚਾਹ ਤੂੰ ਕਾ ਹੋਤਾ ਕੋਈ ਮੋਲ ਨਾ ਤੇਰੇ ਬਿਨ ਤੇਰੇ ਬਿਨ ਤੇਰੇ ਬਿਨ ਨਹੀਂ